ਲਿਆ ਵੇ, ਲਾ ਲਿਆ ਵੇ ਪਰਵਾਹ ਦੇ ਨਾਲ, ਲਾ ਲਿਆ ਵੇ ਪਰਵਾਹ ਦੇ ਨਾਲ. ਲਾ ਲਿਆ ਦੇ ਪਰਵਾਹ ਦੇ ਨਾਲ, ਲਾ ਲਿਆ ਦੇ ਪਰਵਾਹ ਦੇ ਨਾਲ.